ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਉਜਲ ਕੈਸਾ ਚਿਲਕਣਾ ਕੋਟਿਮ ਕਲੜੀ ਮਸ ਧੋਤਿਆ ਜੂਠ ਨ ਉਤਰਾ ਜੇ ਸੌ ਧੋਵਾ ਤਿਸ ਉਜਲ ਕੈਹਾ ਚਿਲਕਣਾ ਕੋਟਿਮ ਕਲੜੀ ਮਸ ਧੋਤਿਆ ਜੂਠ ਨ ਉਤਰਾ ਜੇ ਸੌ ਧੋਵਾ ਤਿਸ ਸੱਜਣ ਸੇ ਨਾਲ ਮੈਂ ਚੱਲਦਿਆ ਨਾਲ ਚਲਨ ਜਿੱਥੇ ਲਿਖਾ ਮੰਗੀਆ ਤਿਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆ ਪਾਸ ਹੋ ਚਿਤ ਵੀ ਆਹੀਆ ਕੰਮ ਨ ਆਵਨੀ ਵਿਜਹ ਸੱਖਣੀਆ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਕੋਟੇ ਕੋਟੇ ਜੀਆ ਠਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਜਨ ਦੇਖ ਭੁਲਨ ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਾਨ ਹਨ ਅੰਦੁਲਾ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹੋ ਚਾੜੇ ਲੰਗਾ ਕਿਤ ਚੱਕਰੀਆ ਚੰਗਿਆਈਆ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲੇ ਤੂੰ ਬੱਦਾ ਛੁੱਟ ਹੈ ਜਿੱਤ ਚੱਕਰੀਆ ਚੰਗੀ ਆਈਆ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲੇ ਤੂੰ ਬੱਦਾ ਛੁੱਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਘਰ ਸ਼ਿਵਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਉੱਜਲ ਕਹਿਹਾ ਕਿਲਕਣਾ ਘੋਟਿਮ ਕਾਲੜੀ ਮਸ ਧੋਤਿਆ ਜੂਠ ਨ ਉਤਰਾ ਜੇ ਹੋ ਧੋਵਾ ਤਿਸ